ਗੋਪਾਲ ਲਾਲ ਜਾਪ ਗੋਬਿੰਦ ਜਾਪ ਜਾਪ ਗੋਬਿੰਦ ਗੋਪਾਲ ਲਾਲ ਜਾਪ ਗੋਬਿੰਦ ਗੋਪਾਲ ਲਾਲ ਗੋਬਿੰਦ ਗੋਪਾਲ ਲਾਲ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਰਾਮ ਨਾਮ ਸਿਮਰ ਤੁਝੇਵੈ ਰਾਮ ਨਾਮ ਸਿਮਰ ਤੁਝੇਵੈ ਫਿਰ ਨ ਖਾਈ ਜਪ ਗੋਬਿੰਦ ਜਪ ਗੋਬਿੰਦ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਕਾਲ ਫਿਰ ਨਾ ਖਾਈ ਮਹਾਕਾਲ ਜਪ ਗੋਬਿੰਦ ਜਪ ਗੋਬਿੰਦ ਗੋਪਾਲ ਲਾਲ ਗੋਪਾਲ ਗੋਪਾਲ ਗੋਪਾਲ ਲਾਲ ਜਪ ਗੋਬਿੰਦ ਗੋਪਾਲ ਲਾਲ ਜਪ ਗੋਬਿੰਦ ਗੋਪਾਲ ਜਪ ਜਪ ਗੋਬਿੰਦ ਗੋਬਿੰਦ ਗੋਪਾਲ ਲਾਲ ਗੋਬਿੰਦ ਲਾਲ ਜਪ ਜਪ ਜਪ ਗੋਬਿੰਦ ਜਪ ਗੋਬਿੰਦ ਜਪ ਗੋਬਿੰਦ ਗੋਪਾਲ ਲਾਲ ਜਪ ਗੋਬਿੰਦ ਗੋਪਾਲ ਲਾਲ ਜਨਮ कोट जन्म भ्रम भ्रम भ्रम आयो कोट जन्म भ्रम भ्रम भ्रम आयो बड़े भाग साल पायो बड़े भाग बड़े भाग साल बाबा नानक आखे विचार बाबा नानक आखे विचार बिन गुर पूरे बिन गुर पूरे गुर पूरे नहीं उधार बिन गुर पूरे नहीं उधार बाबा नानक आखे बाबा नानक आखे के हो विचार बाबा नानक आखे बाबा नानक आखे ए वो विचार राम नाम सिमर तुझे वह राम नाम सिमर तुझे वह फिर न खाली गोपाल जप गोविंद गोपाल कहो मिले कित गली कहो मिले कित गली मेरो सुंदर Thank you. ਸੁਖਾਂ ਨੇ ਹੀ ਰਹਿ ਨਾਨਕ ਗਰੀਬ ਕਿਆ ਕਰੇ ਵਿਚਾਰਾ ਨਾਨਕ ਗਰੀਬ ਇੱਕੋ ਪਿਓ ਸਖੀਆਂ ਸਭ ਪਿਰਕੀ ਭਾਵੇ ਫਿਰ ਸਭਰ ਜੋ ਭਾਵੇ ਫਿਰ ਸਭ ਨਾਨਕ ਗਰੀਬ ਕਿਆ ਕਰੇ ਵਿਚਾਰਾ ਕਿਆ ਕਰੇ ਵਿਚਾਰਾ ਕਿਆ ਕਰੇ ਕਿਆ ਕਰੇ ਵਿਚਾਰ ਨਾਨਕ ਗਰੀਬ ਗਰੀਬ ਕਿਆ ਕਰੇ ਵਿਚਾਰ ਕਿਆ ਕਰੇ ਕਿਆ ਕਰੇ ਕਿਆ ਕਰੇ ਵਿਚਾਰ ਨਾਨਕ ਗਰੀਬ ਕਿਆ ਕਰੇ ਵਿਚਾਰ ਨਾਨਕ ਗਰੀਬ ਨਾਨਕ ਗਰੀਬ ਕਿਆ ਕਰੇ ਵਿਚਾਰ ਕਿਆ ਕਰੇ ਕਰੇ ਵਿਚਾਰਾ ਕਿਆ ਕਰੇ ਵਿਚਾਰਾ ਨਾਨਕ ਗਰੀਬ ਕਿਆ ਕਰੇ ਕਿਆ ਕਰੇ ਕਿਆ ਕਰੇ ਵਿਚਾਰ ਨਾਨਕ ਗਰੀਬ ਕਿਆ ਕਰੇ ਵਿਚਾਰਾ ਕਿਆ ਕਰੇ ਵਿਚਾਰ ਕਿਆ ਕਰੇ ਕਿਆ ਕਰੇ ਕਿਆ ਕਰੇ ਵਿਚਾਰਾ ਨਾਨਕ ਗਰੀਬ ਕਿਆ ਕਰੇ ਵਿਚਾਰਾ ਨਾਨਕ ਗਰੀਬ ਕਿਆ ਕਰੇ ਵਿਚਾਰਾ ਹਰ ਭਾਵੇ ਚਤਰਾ ਹਰੋ ਪਾਵੇ ਤਿਤ ਰਾਹੇ ਚਲੀ ਮੇਰੋ ਸੁੰਦਰੂ ਮੇਰੋ ਸੁੰਦਰੂ ਮੇਰੋ ਸੁੰਦਰੂ ਮੇਰੋ ਸੁੰਦਰੂ ਕਹੋ ਮੇਰਾ ਸੁੰਦਰ ਕਹੋ ਮਿਲੇ ਕਿਤ ਗਲੀ ਕਿਤ ਗਲੀ। रूप पाए सहज जाए, रूप पाए सहज जाए, रूप पाए सहज जाए, धरसार अब राधिया गोविंद सु रूप पाए सहज जाए, रूप पाए सहज जाए, धरसार अब रातिया गोविंद संत सेव प्रीतनाथ, संत सेव रंग सेव, संत सेव प्रीतनाथ रंग लाल न लाए पार गोविंद नाम ए साध मन की काम करा तेरे तेरे तेरे तेरे भयम बहुत प्यास लागी, तेरे तेरे तेरे तेरे भयम बहुत प्यास लागी, बहुत प्यास लागी मन बहुत प्यास लागी, बहुत प्यास लागी मन बहुत प्यास लागी, तेरे तेरे तेरे तेरे भयम बहुत प्यास लागी, तेरे तेरे तेरे तेरे भयम बहुत प्यास लागी, बहुत प्यास लागी मन बहुत प्यास लागी, बहुत प्यास लागी मन बहुत प्यास लागी, हर दर्शनो दिखावो, हर दर्शनो दिखावो मोहे तुम बताओ, हर दर्शनो दिखावो मोहे तुम बताओ, नानक दीन सर आए, नानक दीन नानक दीन नानक दीन सर आए, गल लाए बाबा गोविंद नाम हे साध संग तुम गाए, बाबा गोविंद नाम हे साध संग तुम गाए, प्रिया पाए गुण गाए, प्रिया पाए गुण गाए, लाज रूप गाए बाबा गोविंद नाए, साज संग तुम गोविंद नाय, गोविंद नाय।